ਮੈਨੂੰ ਹੁਣ ਇਹ ਗੱਲ ਦੱਸੋ ਕਿ ਟਰੱਕਾਂ ਵਾਲੇ ਵੀਰੇ ਕਿੰਨੇ ਕਾਏ ਆ ਮੁੰਡਾ ਆਪਣੀ ਘਰਵਾਲੀ ਦੇ ਨਾਲ ਜਾਂ ਗਰਲਫ੍ਰੈਂਡ ਨਾਲ ਉਹ ਤੁਹਾਡੀ ਖੁਸ਼ੀ ਆ ਜੋ ਮਰਜ਼ੀ ਕਹਿ ਲਓ ਨਾਲ ਟੀਮ ਬਣਾ ਕੇ ਟਰੱਕ ਤੇ ਚੜ ਗਿਆ ਹੱਲੇ ਹਾਈਵੇ ਤੇ ਪਏ ਹੀ ਆ ਪੰਜਾਬੀ ਪੁਲਸੀਏ ਨੇ ਘੇਰ ਲਾਏ ਖੜ ਜਾਓ ਹਾਂਜੀ ਯੈਸ ਆਫਿਸਰ ਵਟ ਸੀਮਸ ਟੂ ਬੀ ਦਾ ਪ੍ਰੋਬਲਮ ਬਈ ਸ਼ੇਰਾ ਤੂੰ 65 ਦੇ ਜ਼ੋਨ 80 ਤੇ ਤੁਰਿਆ ਆ ਕਹਿੰਦਾ ਨਹੀਂ ਮਹਾਰਾਜ ਤੁਹਾਨੂੰ ਗਲਤੀ ਲੱਗੀ ਹੋਣੀ ਆ ਮੈਂ ਤਾਂ ਠੀਕ ਸਪੀਡ ਤੇ ਸੀਗਾ ਉਹ ਨਾਲ ਬੋਲੀ ਬੈਠੀ ਕਹਿੰਦੀ ਨਹੀਂ ਹੈਰੀ ਸਗਾ ਤੂੰ ਤੇਜ ਆਈ ਹੁਣ ਉਹਦੇ ਵੱਲ ਘੂਰ ਕੇ ਦੇਖਿਆ ਮਾੜਾ ਜਿਹਾ ਫਿਰ ਉੱਧਰ ਆਫਿਸਰ ਵੱਲ ਦੇਖ ਕੇ ਹੱਸਿਆ ਆਫਿਸਰ ਬੋਲਿਆ ਤੂੰ ਬੈਲਟ ਵੀ ਨਹੀਂ ਲਾਈ ਹੋ ਕਹਿੰਦਾ ਐਕਚੁਅਲੀ ਦ ਥਿੰਗ ਇਜ਼ ਗੱਲ ਇਹ ਹੋਈ ਆ ਮੈਂ ਜਦੋਂ ਤੁਹਾਨੂੰ ਦੇਖਿਆ ਤੁਹਾਡੇ ਨਾਲ ਗੱਲ ਕਰਨ ਵੇਲੇ ਮੈਂ ਬੈਲਟ ਲਾ ਦਿੱਤੀ ਕਹਿੰਦੀ ਹੈਰੀ ਨਹੀਂ ਬੈਲਟ ਵੀ ਤੇਰੀ ਪਹਿਲਾਂ ਲੱਗੀ ਹੋ ਨਹੀਂ ਸੀ ਹੁਣ ਫਿਰ ਹੋਰ ਘੂਰ ਕੇ ਦੇਖਿਆ ਫਿਰ ਮੁੰਡੇ ਨੇ ਆਫਿਸਰ ਵੱਲ ਮੂੰਹ ਕੀਤਾ ਅਤੇ ਜਦ ਨੂੰ ਆਫਿਸਰ ਨਾ ਜਿੱਦਾਂ ਜੱਟ ਵਾਢੀਆਂ ਦਾ ਚੌਧਰੀ ਬਣ ਕੇ ਨਾ ਘੁੰਮਦਾ ਹੁੰਦਾ ਕਣਕ ਦੇ ਖੇਤ ਦੇ ਦੁਆਲੇ ਟਰੱਕ ਦੇ ਦੁਆਲੇ ਘੁੰਮਿਆ ਕਹਿੰਦਾ ਤੇਰੀ ਟੇਲ ਲਾਈਟ ਵੀ ਟੁੱਟੀ ਹੋ ਆ ਕਹਿੰਦਾ ਅੱਛਾ ਮੈਂ ਤਾਂ ਨੋਟਿਸ ਹੀ ਨਹੀਂ ਕੀਤਾ ਟੇਲ ਲਾਈਟ ਟੁੱਟੀ ਆ ਅਸੀਂ ਉਹਨੂੰ ਫਿਕਸ ਕਰਾ ਲਾਂਗੇ ਉਹ ਬੋਲੀ ਕਹਿੰਦੀ ਹੈਰੀ ਨਹੀਂ ਮੈਂ ਤੈਨੂੰ ਪਿਛਲੇ ਵੀਕ ਵੀ ਕਿਹਾ ਸੀ ਜਿਹੜੀ ਸਾਡੀ ਰਾਈਟ ਹੈਂਡ ਸਾਈਡ ਦੀ ਟੇਲ ਲਾਈਟ ਇਜ਼ ਬ੍ਰੋਕਨ ਤੂੰ ਫਿਕਸ ਨਹੀਂ ਕੀਤੀ ਮੁੰਡੇ ਨੂੰ ਗੁੱਸਾ ਆ ਗਿਆ ਕਹਿੰਦਾ ਸ਼ਰਾਪ ਪਲੀਜ਼ ਸ਼ਰਾਪ ਤੂੰ ਚੁੱਪ ਨਹੀਂ ਕਰ ਸਕਦੀ ਇੱਕ ਮਿੰਟ ਆਫਿਸਰ ਨੇ ਉਹਦੇ ਨਾਲ ਗੱਲ ਨਹੀਂ ਕੀਤੀ ਕੁੜੀ ਨੂੰ ਕਹਿੰਦਾ ਅੱਗੇ ਵੀ ਤੇਰਨਾ ਇਹ ਇੱਦਾਂ ਹੀ ਬੋਲਦਾ ਅੱਗੇ ਵੀ ਇਹ ਤੈਨੂੰ ਇੱਦਾਂ ਹੀ ਪੈਂਦਾ ਕਹਿੰਦੀ ਨਹੀਂ ਉੱਦਾਂ ਤਾਂ ਬਹੁਤ ਪ੍ਰੇਮ ਨਾਲ ਬੋਲਦੇ ਆ ਜਦ ਕਿਤੇ ਪੈਗ ਪੁੱਗ ਲੱਗਾਇਆ ਹੋਵੇ ਫਿਰ ਇੱਦਾਂ ਬੋਲਦੇ ਆ ਆਫਿਸਰ ਕਹਿੰਦਾ ਥੱਲੇ ਆ ਜਾ ਫੂਕ ਮਾਰ ਫਿਰ ਵੀ ਚੁੱਪ ਨਹੀਂ ਹੋਈ ਜਿਸ ਵੇਲੇ ਉਹ ਥੱਲੇ ਉਤਰਿਆ ਕਹਿੰਦੀ ਜੀ ਹੌਲੀ ਹੌਲੀ ਜਾਇਓ ਮੈਨੂੰ ਤਾਂ ਘਰਵਾਹਟ ਜਿਹੀ ਹੋ ਰਹੀ ਆ ਪਰ ਇਹ ਸ਼ੁਗਲ ਨਾ ਸ਼ੁਗਲ ਰਿਹਾ ਤੁਹਾਡੀਆਂ ਜੋੜੀਆਂ ਸਲਾਮਤ ਰਹਿਣ ਕਾਸ਼ਤਾਂ ਆਉਂਦਾ ਜਾਂਦਾ ਰਹਿਣਾ ਪਰ ਐਸ਼ ਮੈਂ ਆਪਣੀ ਕਰ ਲਈ ਤੇਰੇ ਸ਼ਹਿਰ ਦੇ ਗੇੜੇ ਵੱਧ ਗਏ ਡਿਸਪੈਚ ਮੈਂ ਆਪਣੀ ਕਰ ਲਈ ਲੈ ਕੇ ਨਾਮ ਬਾਬੇ ਦਾ ਟਰੱਕ ਹੱਕਣਾ ਕੱਲ ਤੇਰੇ ਸ਼ਹਿਰ ਚੋਂ ਮੈਂ ਲੋੜ ਚੱਕਣਾ ਲੈ ਕੇ ਨਾਮ ਬਾਬੇ ਦਾ ਟਰੱਕ ਹੱਕਣਾ ਕੱਲ ਤੇਰੇ ਸ਼ਹਿਰ ਚੋਂ ਮੈਂ ਲੋੜ ਚੱਕਣਾ ਕੱਲ ਤੇਰੇ ਸ਼ਹਿਰ ਚੋਂ ਮੈਂ ਲੋੜ ਚੱਕਣਾ ਲੈ ਕੇ ਨਾਮ ਬਾਬੇ ਦਾ ਟਰੱਕ ਹੱਕਣਾ ਕੱਲ ਤੇਰੇ ਸ਼ਹਿਰ ਚੋਂ ਮੈਂ ਲੋੜ ਚੱਕਣਾ ਕੱਲ ਤੇਰੇ ਸ਼ਹਿਰ ਚੋਂ ਮੈਂ ਲੋੜ ਚੱਕਣਾ ਸਿਟੀ ਤੋਂ ਤੇਰੇ ਲਈ ਸੂਟ ਨੀ ਕੱਪੜੇ ਪਰਦੇਸੀਆਂ ਦੇ ਲੰਮੇ ਰੂਟ ਨੀ ਲਿਆਇਆ ਯੂਬਾ ਸਿਟੀ ਤੋਂ ਤੇਰੇ ਲਈ ਸੂਟ ਨੀ ਉਹਦੇ ਵਿੱਚ ਤੈਨੂੰ ਤੱਕੜਾ ਹੀ ਤੱਕੜਾ ਕੱਲ ਤੇਰੇ ਸ਼ਹਿਰ ਚੋਂ ਮੈਂ ਲੋੜ ਚੱਕਣਾ ਕੱਲ ਤੇਰੇ ਸ਼ਹਿਰ ਚੋਂ ਮੈਂ ਲੋੜ ਚੱਕਣਾ ਲੈ ਕੇ ਨਾਮ ਬਾਬੇ ਦਾ करना दस बजे असी तेरे शहर बढ़ना नौ बजे बॉर्डर क्रॉस करना दस बजे असी तेरे शहर बढ़ना लॉग बुक दा भी लॉग बुक दा भी ख्याल रखना कल तेरे शहर चो मैं लोड चकना कल तेरे शहर चो मैं लोड चकना लैके नाम बाबे दा बस एक दिन ले लई ऑफ सोनिए छत पर दुनिया दा खौफ सोनिए बस एक दिन ले लई ऑफ सोनिए नजरां तो तैनू मैं बचा के रखना कल तेरे शहर चो मैं लोड चकना कल तेरे शहर चो मैं लोड पालनी ले आई परौंठिया ना पीली दालनी बारों खा के खुश नहीं हो सुख पालनी ले आई परौंठिया ना पीली दालनी ऊंच बुरकियां पावी ऊंच बुरकियां पावी कह के चन मखड़ा कल तेरे शहर तो मैं लोड़ चकना कल तेरे शहर